ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਇਹੋ ਤਾਨ ਮਾਇਆ ਪਾਹਿਆ ਪਿਆਰੇ ਨੀਤੜਾ ਲੱਭ ਰੰਗਾਏ ਮੇਰਾ ਕੰਤ ਨ ਭਾਵਾ ਚੋਲੜਾ ਪਿਆਰੇ ਕਿਉਂ ਧਾਨ ਸੇਜਾ ਜਾਏ ਇਹੋ ਧਾਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗ ਗਾਏ ਮੇਰਾ ਕੰਤ ਨ ਭਾਵਾ ਚੋਲੜਾ ਪਿਆਰੇ ਕਿਉਂ ਧਾਨ ਸੇਜਾ ਜਾਏ ਹਾਂ ਕੁਰਬਾਨਾ ਜਾਓ ਮਿਹਰਬਾਨਾ ਹਾਂ ਕੁਰਬਾਨਾ ਜਾਓ ਹਾਂ ਕੁਰਬਾਨਾ ਜਾਓ ਤਿਨਾ ਕਾ ਲੈਨ ਜੋ ਤੇਰਾ ਨਾਉ ਲੈਨ ਜੋ ਤੇਰਾ ਨਾਉ ਤਿਨਾ ਕੈ ਹੋ ਸਾਧ ਕੁਰਬਾਨ ਜਾਓ ਰਹਾਉ ਕਾਇਆ ਰੰਗਣ ਜੇਥੀਆ ਪਿਆਰੇ ਪਾਈਆ ਨਾਉ ਮਜੀਠ ਰੰਗ ਵਾਲਾ ਜੇ ਰੰਗ ਸਾਹਿਬ ਐਸਾ ਰੰਗ ਨ ਦੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕਾ ਪਾਸ ਧੂੜ ਤਿਨਾ ਕੀ ਜੇ ਮਿਲਾ ਜੀ ਕਹੋ ਨਾਨਕ की अरदास आपे साजे आपे रंगे आपे नद नानक कामन कंपाय पावाय आपे ही रावे आपे साजे आपे रंगे आपे नदर करे नानक कामन कंपाय पावाय आपे ही रावे वाहेगुरु जी का खालसा वाहेगुरु जी की फतेह तलंग महला पहला घर तीजा एक ओंकार सत गुर प्रसाद एहो तान माया पाहिया प्यारे लीतड़ा लब रंगाए मेरा कंत न भावै चोलड़ा प्यारे क्यों धन सेजा जाए